It's the one and only Crown Prince of Bungala. Jazzy B got the boy Harsh Nagra. Fuck they DOE. ਜਾਣਦੇ ਨੇ ਗੈਂਗ ਸਾਰੇ ਸਭ ਦੇ ਹੀ ਗੁਰੂ ਐਂਡ ਐਂਡ ਹੀ ਕਰਾਈ ਦਾ ਏ ਕਰ ਦੇਣਾ ਸ਼ੁਰੂ ਜਾਣਦੇ ਨੇ ਗੈਂਗ ਸਾਰੇ ਸਭ ਦੇ ਹੀ ਗੁਰੂ ਐਂਡ ਐਂਡ ਹੀ ਕਰਾਈ ਦਾ ਏ ਕਰ ਦੇਣਾ ਸ਼ੁਰੂ ਕਾਲੀਆਂ ਕਾਰਾਂ ਦਾ ਨਾਲ ਕਾਫਲਾ ਯਾਰਾਂ ਦਾ ਸਾਡਾ ਫੰਕੀ ਏ ਸਟਾਈਲ ਸਾਨੂੰ ਸ਼ੌਂਕ ਨੇ ਥਾਰਾਂ ਦਾ ਜੱਟ ਨੇ ਤਾਂ ਕੀਤਾ ਸਦਾ ਸ਼ੇਰਾਂ ਦਾ ਸ਼ਿਕਾਰ ਹੈ ਕਰ ਸਿੰਘ ਨੇ ਇਹਨਾਂ ਨੂੰ ਇਸ ਲਈ ਕੁੱਟਿਆ ਕਿਉਂਕਿ ਇਹਨਾਂ ਨੇ ਉਹਨਾਂ ਦਾ ਚਿੱਟਾ ਵੇਚਣ ਤੋਂ ਇਨਕਾਰ ਕਰ ਦਿੱਤਾ ਅਸੀਂ ਜਮੇ ਸੀਗੇ ਸਟਾਰ ਮਨੀ ਨੇ ਉਹ ਹਾਰ ਰਹਿੰਦੇ ਘਰੋਂ ਬਾਹਰ ਇੱਕ ਰਾਜ ਸ਼ੋ ਚਾਰ ਸਰੀ ਬ੍ਰੈਂਪਟਨ ਕਨੇਡਾ ਦਾ ਧਮਾਕਾ ਨਾਲ ਮੇਰੇ ਹੁੰਦਾ ਇੱਕ ਕੈਂਡ ਜਾਂ ਪਟਾਕਾ ਨੂੰ ਪਤਾ ਲੱਗਦਾ ਪੰਜਾਬੀ ਮੁੰਡੇ ਆਉਂਦੇ ਆਰੇਡ ਵਿੱਚ ਉੱਚੀ ਉੱਚੀ ਗਾਣੇ ਲਾਉਂਦੇ ਦੇਸ਼ ਜਿਹੜੇ ਵਿਖੇ ਨੀ ਸਾਡੇ ਗਾਣੇ ਵਜਾਉਂਦੇ ਕੋਰੀਆ ਤੋਂ ਮੁੜ ਮਿਸਟਰ ਸਿੰਘ ਹੀ ਕਹਾਉਂਦੇ ਮਾਇੰਡ ਬਲੋਇੰਗ ਮੁੰਡਾ ਬਾਡੀ ਪੂਰੀ ਕੈਮ ਹੈ ਚਿੱਟੇ ਨਾਲੋਂ ਚਿੱਟੀਆਂ ਫਰੰਗਣਾ ਵੀ ਫੈਨ ਹੈ ਮਾਇੰਡ ਬਲੋਇੰਗ ਮੁੰਡਾ ਬਾਡੀ ਪੂਰੀ ਕੈਮ ਹੈ ਚਿੱਟੇ ਨਾਲੋਂ ਚਿੱਟੀਆਂ ਫਰੰਗਣਾ ਵੀ ਫੈਨ ਹੈ ਰੋਜ ਸਾਡਾ ਸੈਟਰਡੇ ਨਾ ਸੌਣ ਦਾ ਕੋ ਟਾਈਮ ਹੈ ਰੋਜ ਸਾਡਾ ਸੈਟਰਡੇ ਨਾ ਸੌਣ ਦਾ ਕੋ ਟਾਈਮ ਹੈ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਪਾ ਕੇ ਰੱਖੀ ਤਾਕਿਆ ਆਖਦੇ ਨੇ ਲੋਕੀ ਇੱਥੇ ਰੱਖ ਇੱਥੇ ਰੱਖਿਆ ਬਾਪੂ ਵੀ ਸ਼ਕੀਨ ਸਾਡਾ ਘਰੇ ਵੀਰ ਬਾਰ ਹੈ Talking, I just do the walk. Tell her jump in, then I'm peeling off. Always rapping jive, yeah, that's enough. Shit, I know, yeah, these boys don't ever cross. Yeah, she made it now, let's see, yeah, she coming there. Get these out, they lie, love a bitch, and they come more to them. Got a child, they, yeah, that's how they share it. For they get to ya, yeah, LA Saturday. Sona, sona, sona, yeah, the rake, na to raj de. Hello, I'm the moon, they, we hate, sona, lag de. Drake, new, we saw her, they. ਸੁਣ ਸੁਣ ਸੋਹਣੀਏ ਡਰੇਕ ਨਾ ਤੂੰ ਰੱਜਦੀ ਢਿੱਲੋਆਂ ਦੇ ਮੁੰਡੇ ਦੀ ਵੀ ਹੇਕ ਸੁਣ ਲੱਗਦੀ ਸਰੀ ਤੋਂ ਹਰਜਦੀ ਐ ਬੀਟ ਬੰਬੇ ਵੱਜਦੀ ਪੌਂਡਾ ਨਾਲੋਂ ਮਹਿੰਗੇ ਬਿੱਲੋ ਬੋਲ ਜੈਸੀ ਜੱਟ ਦੇ ਅੱਤ ਹੀ ਕਰਾਉਣੀ ਆ ਜੀ ਆਪਾਂ ਨੀ ਉਹ ਹੱਟ ਦੇ ਮੈਂ ਲਿਖ ਲਾਂਦਾ ਮੁੰਡਾ ਦਿਲੋਂ ਸਰਦਾਰ ਹੈ